ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਨਾਨਕ ਨਾਮ ਹੋ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜਾ ਪਾਏ ਜਬ ਦਰ ਬੱਧੇ ਮਾਰੀਆਂ ਹੈ ਬਹੁਤ ਮਿਲੇ ਸਜਾਏ ਨਾਨਕ ਨਾਮ ਹੋ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਮ ਦਰ ਬੱਧੇ ਮਾਰੀਆਂ ਹੈ ਬਹੁਤ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮਹਿ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁਝਾਈ ਡੁੱਬਦਾ ਹੋਏ ਖੁਆਰ ਮੋਹ ਕਾਲੇ ਤਿੰਨਾਂ ਨਿੰਦਕਾਂ ਤਿੱਤ ਸੱਚੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਤੇ ਆਏਂਦੇ ਹਰ ਹਰ नाम रते मन माही, जिन्ना मन चित एक आराध्या, तिन्ना एक से बिन दूजा को नाही, से पुरख हर सेव दे जिन तुर मस्तक लेख लिखाही, हर के गुण नित गाम दे हर गुण गाए गुणी समझाही, वडियाई वडी गुरमुखा गुरपुर हर नाम समाही, हर के गुण नित गाम दे हर गुण गाए गुणी समझाही, वडियाई वडे गुरमुखा गुरपुर हर नाम समाही, वाहिगुरु जी का खालसा वाहिगुरु जी की फतेह। श्लोक महला तीजा। नानक नाम हो कुठियां हलत पलत सब जाए, जप तप संजम सब हिर लया, मुठी दूजै पाए जमदर बदे मारिय है, बहुती मिले सजाए। राग सोरठ की वार पौड़ी 17वीं श्लोका नार।